ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਅਸ਼ਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਭ ਜਗ ਜਿਨਹੇ ਉਪਾਇਆ ਪਾਈ, ਕਰਨ ਕਾਰਨ ਸਮਰੱਥ, ਜੀਓ ਪਿੰਡ ਜਿਨ ਸਾਜਿਆ ਪਾਈ, ਦੇ ਕਰ ਆਪਣੀ ਵੱਖ, ਸਭ ਜਗ ਜਿਨਹੇ ਉਪਾਇਆ ਪਾਈ, ਕਰਨ ਕਾਰਨ ਸਮਰੱਥ, ਜੀਓ ਪਿੰਡ ਜਿਨ ਸਾਜਿਆ ਪਾਈ, ਦੇ ਕਰ ਆਪਣੀ ਵੱਖ, ਕਿਨ ਕਹੀਐ ਕਿਉਂ ਦੇਖੀਐ ਭਾਈ, ਕਰਤਾ ਏਕ ਅਕਥ, ਗੁਰ ਗੋਵਿੰਦ ਸਲਾਹੀਐ ਭਾਈ, ਜਿਸ ਤੇ ਜਾਪੈ ਤਥ, ਮੇਰੇ ਮਨ ਜਪੀਐ ਹਰ ਭਗਵੰਤਾ, ਨਾਮ ਦਾਨ ਦੇ ਜਾਣੇ ਆਪਣੇ, ਦੁਖ ਦਰਦ ਕਾ ਹੰਤਾ ਰਹਾਉ, ਜਾ ਕੇ ਘਰ ਸਭ ਕਿਛ ਹੈ ਪਾਈ, ਨੌ ਨਿਧ ਪਰੇ ਭੰਡਾਰ, ਤਿਸ ਕੀ ਕੀਮਤ ਨਾ ਪਵੈ ਪਾਈ, ਊਚਾ ਅਗਮ ਅਪਾਰ, ਜੀ ਅਜੰਤ ਪ੍ਰਤਿਪਾਲ ਦਾ ਪਾਈ, ਨਿਤ ਨਿਤ ਕਰਦਾ ਸਾਰ, ਸਤਿਗੁਰ ਪੂਰਾ ਪੇਟੀਐ ਪਾਈ, ਸ਼ਬਦ ਮਿਲਾਵਣ ਹਾਰ, ਸੱਚੇ ਚਰਨ ਸਰੇ ਵੀ ਹੈ ਪਾਈ, ਭ੍ਰਮ ਪਾਉ ਹੋਵੈ ਨਾਸ, ਮਿਲ ਸੰਤ ਸਭਾ ਮਨ ਮਾਂਜੀਐ ਪਾਈ, ਹਰ ਕੈ ਨਾਮ ਨਿਵਾਸ, ਮਿਟ ਅੰਧੇਰਾ ਅਗਿਆਨਤਾ ਪਾਈ, ਕਮਲ ਹੋਵੈ ਪ੍ਰਗਾਸ, ਗੁਰ ਬਚਨੀ ਸੁਖ ਉਪਜੈ ਪਾਈ, ਸਭ ਫਲ ਸਤਿਗੁਰ ਪਾਸ, ਮੇਰਾ ਤੇਰਾ ਛੋਡੀਐ ਪਾਈ, ਹੋਈਐ ਸਭ ਕੀ ਤੂਰ। ਘਾਟ ਘਾਟ ਬ੍ਰਹਮ ਪਸਾਰਿਆ ਪਾਈ, ਵੇਖੈ ਸੁਣੈ ਹਜੂਰ। ਜਿਸ ਦਿਨ ਵਿਸਰੈ ਪਾਰ ਬ੍ਰਹਮ ਪਾਈ, ਤਿਤ ਦਿਨ ਮਰੀਐ ਚੂਰ। ਕਰਨ ਕਰਾਵਨ ਸਮਰੱਥੋ ਪਾਈ, ਸਰਬ ਕਲਾ ਭਰਪੂਰ। ਪ੍ਰੇਮ ਪਦਾਰਥ ਨਾਮ ਹੈ ਪਾਈ, ਮਾਇਆ ਮੋਹ ਬਿਨਾਸ। ਤਿਸ ਪਾਵੈ ਤਾਂ ਮੇਲ ਲਏ ਪਾਈ, ਹਿਰਦੈ ਨਾਮ ਨਿਵਾਸ। ਗੁਰਮੁਖ ਕਮਲ ਪਰਗਾਸੀਐ ਪਾਈ, ਹਿਰਦੈ ਹੋਵੈ ਪਰਗਾਸ। ਪ੍ਰਗਟ ਪਇਆ ਪ੍ਰਤਾਪ ਪ੍ਰਭ ਪਾਈ, ਮੌਲਿਆ ਤਰਤ ਅਕਾਸ। ਗੁਰਪੂਰੈ ਸੰਤੋਖਿਆ ਪਾਈ, ਅਹਨਿਸ ਲਾਗਾ ਪਾਉ। ਰਸਨਾ ਰਾਮ ਰਵੈ ਸਦਾ ਪਾਈ, ਸਾਚਾ ਸਾਧ ਸੁਆਉ। ਕਰਮੀ ਸੁਣ ਸੁਣ ਜੀਵਿਆ ਪਾਈ, ਨਿਹਚਲ ਪਾਇਆ ਥਾਉ। ਜਿਸ ਪ੍ਰਤੀਤ ਨਾ ਆਵਈ ਪਾਈ, ਸੋ ਜੀਅੜਾ ਜਲ ਜਾਉ। ਬਹੁ ਗੁਣ ਮੇਰੇ ਸਾਹਿਬੈ ਪਾਈ, ਹਉ ਤਿਸ ਕੈ ਬਲ ਜਾਉ। ਓਹ ਨਿਰਗੁਣੀ ਆਰੇ ਪਾਲਦਾ ਪਾਈ, ਦੇ ਨਿਥਾਵੇ ਥਾਉ। ਰਿਜਕ ਸੰਬਾਹੇ ਸਾਸ ਸਾਸ ਪਾਈ, ਗੂੜਾ ਜਾ ਕਾ ਨਾਉ। ਜਿਸ ਗੁਰ ਸਾਚਾ ਭੇਟੀਐ ਪਾਈ, ਪੂਰਾ ਤਿਸ ਕਰਮਾਉ। ਤਿਸ ਬਿਨ ਘੜੀ ਨਾ ਜੀਵੀਐ ਪਾਈ, ਸਰਬ ਕਲਾ ਭਰਪੂਰ। ਸਾਸ ਗਿਰਾਸ ਨਾ ਵਿਸਰੈ ਪਾਈ, ਵੇਖੋ ਸਦਾ ਹਜੂਰ। ਸਾਧੂ ਸੰਗ ਮਿਲਾਇਆ ਪਾਈ, ਸਰਬ ਰਹਿਆ ਭਰਪੂਰ। ਜਿਨਾ ਪ੍ਰੀਤ ਨਾ ਲੱਗਿਆ ਪਾਈ, ਸੇ ਨਿਤ ਨਿਤ ਮਰਦੇ ਚੂਰ। ਅੰਚਲ ਲਾਏ ਤਰਾਇਆ ਪਾਈ, ਭਉ ਜਲ ਦੁਖ ਸੰਸਾਰ। ਕਰ ਕਿਰਪਾ ਨਦਰ ਨਿਹਾਲਿਆ ਪਾਈ, ਕੀਤੋਂ ਅੰਗ ਅਪਾਰ। ਮਨ ਤਨ ਸੀਤਲ ਹੋਇਆ ਪਾਈ, ਭੋਜਨ ਨਾਮ ਆਧਾਰ। ਨਾਨਕ तिस शरणागति पाई, जे किल बिख काटन हार, मन तन शीतल होया पाई, भोजन नाम आधार, नानक तिस शरणागति पाई, जे किल बिख काटन हार। वाहे गुरु जी का खालसा, वाहे गुरु जी की फतह। सोरठ महला पंजवा, घर पहला अष्टपदिया, एक ओंकार, सतगुर प्रसाद, सब जग जिन्हें उपाया पाई, करण कारण समरथ, जियो पिंड जिन साजया पाई, दे कर अपनी वथ,